ਉਹ ਖਾਲੀ ਐ ਖਸਮਾਂ ਚਲਾਤੀਆਂ ਸੀ ਸਾਰੀਆਂ ਦੇ ਉਰੇ ਇੱਕ ਹੈਗੀ ਸੀ ਯਾਰ ਪਾਤਾ ਸੀ ਭੋਗ ਗਿੱਲ ਬਾਈ ਉਹ ਕਿਹੜੀ ਗੇਮ ਜੀ ਹੁੰਦੀ ਹੈ ਜਿਹੜੀ ਜਵਾਕ ਜੇ ਖੇਡਦੇ ਹੁੰਦੇ ਨੇ ਉੱਡੋ ਉਹ ਨਹੀਂ ਯਾਰ ਉਹ ਡੀਟੀਆਈ ਵਾਲੀ ਅੱਛਾ ਕੈਰਮ ਬੋਰਡ ਹਾਂ ਤੂੰ ਅੱਗੇ ਕੈਰਮ ਬੋਰਡ ਖੇਡ ਘਰੇ ਜਾ ਕੇ ਮੰਮੀ ਨਾਲ ਕੈਰਮ ਬੋਰਡ